ਕਈਆਂ ਜਾਗਦੀਆਂ ਦੇ ਰਹਿੰਦੇ ਭਾਗ ਸੁੱਤੇ, ਕਈਆਂ ਜਾਗਦੀਆਂ ਦੇ ਰਹਿੰਦੇ ਭਾਗ ਸੁੱਤੇ, ਕਿਤੇ ਭਾਗ ਲਾਉਣਾ ਪਈਆਂ ਸੁੱਤੀਆਂ ਨੂੰ। ਕਈਆਂ ਜਾਗਦੀਆਂ ਦੇ ਰਹਿੰਦੇ ਭਾਗ ਸੁੱਤੇ, ਕਿਤੇ ਭਾਗ ਲਾਉਣਾ ਪਈਆਂ ਸੁੱਤੀਆਂ ਨੂੰ। ਕਈ ਕਰਦੀਆਂ ਨਿੱਤ ਦੀਦਾਰ ਤੇਰਾ, ਕਈ ਤਰਸਦੀਆਂ ਤੇਰੀਆਂ ਬੁੱਤੀਆਂ ਨੂੰ। ਕਈ ਕਰਦੀਆਂ ਨਿੱਤ ਦੀਦਾਰ ਤੇਰਾ, ਕਈ ਤਰਸਦੀਆਂ ਤੇਰੀਆਂ ਬੁੱਤੀਆਂ ਨੂੰ। ਕਈ ਚੁੰਮਦੀਆਂ ਸਿਰ ਦਾ ਤਾਜ ਤੇਰਾ, ਕਈ ਚੁੰਮਦੀਆਂ ਸਿਰ ਦਾ ਤਾਜ ਤੇਰਾ, ਕਈ ਤਰਸਦੀਆਂ ਤੇਰੀਆਂ ਜੁੱਤੀਆਂ। ਕਈ ਚੁੰਮਦੀਆਂ ਚੁੰਮਦੀਆਂ ਬਾਰੀ ਰੇ ਕਈ ਚੁੰਮਦੀਆਂ ਸਿਰ ਦਾ ਤਾਜ ਤੇਰਾ, ਕਈ ਤਰਸਦੀਆਂ ਤੇਰੀਆਂ ਜੁੱਤੀਆਂ। ਕਈ ਚੁੰਮਦੀਆਂ ਚੁੰਮਦੀਆਂ ਸਿਰ ਦਾ ਤਾਜ ਤੇਰਾ, ਕਈ ਤਰਸਦੀਆਂ ਤੇਰੀਆਂ ਜੁੱਤੀਆਂ ਨੂੰ। ਗੁਲਾਮ ਫਰੀਦਾ ਜਿਸ ਤੇ ਉਹ ਮਿਹਰਬਾਨ ਹੋਵੇ, ਜੰਨਤ ਵਾੜ ਦਿੰਦਾ ਫੜ ਕੁੱਤੀਆਂ। ਮੈਂ ਨੀਵਾਂ ਮੇਰੇ ਸਤਿਗੁਰੂ ਉੱਚੇ, ਮੈਂ ਨੀਵਾਂ ਮੇਰੇ ਮੁਰਸ਼ਦ ਉੱਚੇ, ਤੇ ਮੈਂ ਉੱਚੀਆਂ ਦੇ ਸੰਗੀ ਲਾਈ। ਜੋ ਬਾਤ ਦਵਾ ਸੇ ਬਣ ਨਾ ਸਕੀ, ਵੋ ਬਾਤ ਦੁਆ ਸੇ ਹੋਤੀ ਹੈ। ਜੋ ਬਾਤ ਦਵਾ ਸੇ ਬਣ ਨਾ ਸਕੀ, ਵੋ ਬਾਤ ਦੁਆ ਸੇ ਹੋਤੀ ਹੈ। ਜਦ ਕਾਮਲ ਮੁਰਸ਼ਦ ਮਿਲਤਾ ਹੈ, ਫਿਰ ਬਾਤ ਖੁਦਾ ਸੇ ਹੋਤੀ ਹੈ। ਕਿਉਂ? ਜਿਤਨਾ ਦੀਆ ਸਰਕਾਰ ਨੇ ਮੁਝਕੋ, ਉਤਨੀ ਮੇਰੀ ਔਕਾਤ ਨਹੀਂ। ਜਿਤਨਾ ਦੀਆ ਸਰਕਾਰ ਨੇ ਮੁਝਕੋ, ਉਤਨੀ ਮੇਰੀ ਔਕਾਤ ਨਹੀਂ। ਯੇ ਤੋ ਕਰਮ ਹੈ ਉਨਕਾ, ਵਰਨਾ ਮੁਝਮੇ ਤੋ ਐਸੀ ਕੋਈ ਬਾਤ ਹੀ ਨਹੀਂ। ਇਹਨਾਂ ਫਕੀਰਾਂ ਦੀ ਕਰਮ ਨਵਾਜ਼ੀ ਹੈ। ਹੋ ਮੈਂ ਨੀਵਾ ਨੀ ਸਦਕੇ ਜਾਵਾਂ ਉਹਨਾਂ ਉੱਚੀਆਂ ਤੇ, ਹੋ ਜਿਨ੍ਹਾਂ ਨੀਵੀਆਂ ਨਾਲ ਨਭਾਈ। ਉਹ ਵੇ ਸੋਨੇ ਦੀਆ, ਬੁੱਲੇ ਨੂੰ ਲੋਕੀ ਮੱਤੀ ਦਿੰਦੇ ਆ, ਬੁੱਲਿਆ ਬਹਿ ਜਾ ਵਿੱਚ ਮਸੀਤੀ, ਬੁੱਲਿਆ ਆ ਬਹਿ ਜਾ ਵਿੱਚ ਮਸੀਤੀ। ਤਾਂ ਬਾਬਾ ਬੁੱਲੇ ਸ਼ਾਹ ਕਹਿੰਦੇ, ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ, ਜੇ ਦਿਲੋਂ ਨਮਾਜ਼ ਨਾ ਨੀਤੀ। ਕੁਛ ਮਸੀਤਾਂ ਦੇ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਨੀਤੀ ਬਾਹਰੋਂ ਪਾ ਕੀ ਕਿਤੇ ਕੀ ਹੋਵੇ ਜੇ ਅੰਦਰੇ ਰਹੀ ਪਲੀਤੀ ਹਾਂ ਬਿਨਾਂ ਮੁਰਸ਼ਦ ਕਾਮ ਲੈ ਬੁਲਿਆ ਐਵੇਂ ਗਈ ਇਬਾਦਤ ਕੀਤੀ ਵੇ ਸੋਨੇ ਦਿਆ ਕੰਗਣਾ ਦਿਲ ਦੇਣਾ ਤੇ ਦਿਲ ਮੰਗਣਾ ਵੇ ਸੌਦਾ ਇੱਕੋ ਜਿਹਾ ਦਿਲ ਦੇਣਾ ਤੇ ਦਿਲ ਮੰਗਣਾ ਵੇ ਸੌਦਾ ਇੱਕੋ ਜਿਹਾ ਪਿਆਰ ਵਾਲਾ ਲਾਇਆ ਵੇ ਕਿਉਂ ਮੈਂ ਇਸ਼ਕ ਦੀਆਂ ਦੋ ਚਾਰ ਬਾਤਾਂ ਸੁਣਾਉਣ ਲੱਗਾ ਹਾਂ ਇਸ਼ਕ ਨਾ ਹੁੰਦਾ ਇਹ ਮਖਲੂਕ ਨਾ ਹੁੰਦੀ ਸਭ ਤੋਂ ਪਹਿਲੇ ਖੁਦਾ ਨੂੰ ਇਸ਼ਕ ਲੱਗਾ ਇਹ ਮਖਲੂਕ ਸਾਜੀ ਦੁਨੀਆ ਬਣਾਈ ਦੁਨੀਆਦਾਰੀ ਦੇ ਵਿੱਚ ਰੂਹ ਪਾਈ ਜਿਹੜੀ ਬੋਲਦੀ ਪਈ ਹੈ ਰੂਹ ਪਾਈ ਔਰ ਇਸ਼ਕ ਨੇ ਆਪਣੇ ਪਾਸੇ ਖਿੱਚ ਲਿਆ ਦੁਨੀਆ ਨੂੰ ਥੋੜ੍ਹੀ ਜਿਹੀ ਬਾਤ ਯਾਦ ਆਈ ਪੀਰ ਵਾਰਿਸ ਸ਼ਾਹ ਨੇ ਲਿਖਿਆ ਅਵਲ ਹਮਦ ਖੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੋ ਜੱਗ ਦਾ ਮੂਲ ਮੀਆਂ ਪਹਿਲੋਂ ਆਪ ਹੀ ਰੱਬ ਨੇ ਇਸ਼ਕ ਕੀਤਾ ਅਤੇ ਮਸ਼ੂਕ ਸੀ ਨਬੀ ਰਸੂਲ ਮੀਆਂ ਤਾਂ ਕੀ ਦੱਸਿਆ ਇਸ਼ਕ ਨੇ ਆਪਣੇ ਪਾਸੇ ਖਿੱਚ ਲਿਆ ਉਸ ਇਸ਼ਕ ਦੀਆਂ ਦੋ ਚਾਰ ਗੱਲਾਂ ਸੁਣਾਉਣ ਲੱਗਾ ਕਿਵੇਂ ਮੈਂ ਤੈਨੂੰ ਇਸ਼ਕ ਤੇ ਅਫਸਾਨੇ ਦੀਆਂ ਗੱਲਾਂ ਲੈਲਾ ਕੋਲੋਂ ਮਜਨੂ ਦੀਵਾਨੇ ਦੀਆਂ ਗੱਲਾਂ। ਮਜਨੂ ਸਾਹਿਬ ਲੈਲਾ ਦੇ ਆਸ਼ਕ ਸਨ, ਜਿਸ ਵੇਲੇ ਸਕੂਲ ਜਾਣਾ ਤੇ ਲੈਲਾ ਦਾ ਨਾਮ ਹੀ ਲਿਖਦੇ ਸਨ। ਮੇਰੀ ਲੈਲਾ ਮੇਰਾ ਖੁਦ ਰੱਬ ਹੈ, ਮੇਰਾ ਮਹਿਬੂਬ ਮੇਰਾ ਖੁਦਾ ਹੈ। ਆਪਣੀ ਲੈਲਾ ਤੋਂ ਬਗੈਰ ਖੁਦਾ ਨੂੰ ਖੁਦਾ ਨਹੀਂ ਸਮਝਿਆ, ਲੈਲਾ ਨੂੰ ਖੁਦਾ ਸਮਝਿਆ। ਜਿਸ ਤਰ੍ਹਾਂ ਇੱਕ ਥਾਂ ਪੀਰ ਬੁੱਲੇ ਸ਼ਾਹ ਕਹਿੰਦੇ ਹਨ, ਨਾ ਤੂੰ ਸਾਡਾ ਰੱਬ, ਨਾ ਅਸੀਂ ਤੇਰੇ ਬੰਦੇ, ਨਾ ਅਸੀਂ ਤੇਰੇ ਮਾਰਿਆ ਹੀ ਮਰਦੇ। ਜਿਸ ਜੰਨਤ ਦਾ ਤੂੰ ਮਾਣ ਕਰਦਾ, ਤੇਰੀ ਜੰਨਤ ਵਿੱਚ ਨਹੀਂ ਵੜਦੀ। ਫੜ ਕੇ ਪੱਲਾ ਆਪਣੇ ਮੁਰਸ਼ਿਦ ਦਾ, ਅਸੀਂ ਜਾ ਬਹਿਸ਼ਤਾਂ 'ਚ ਵੜਦੇ। ਮਜਨੂ ਨੇ ਆਪਣੀ ਲੈਲਾ ਨੂੰ ਖੁਦਾ ਮੰਨਿਆ ਤੇ ਆ ਕੇ ਫੱਟੀ 'ਤੇ ਲੈਲਾ ਦਾ ਨਾਮ ਲਿਖਣ ਡਿਆ। ਮੌਲਵੀ ਨੇ ਕਿਹਾ, ਓਏ ਕੀ ਲਿਖ ਰਿਹਾ? ਮਜਨੂ ਸਾਹਿਬ ਕਹਿੰਦੇ, ਕਿਆ ਲਿਖੂੰ? ਕਹਿੰਦੇ, ਖੁਦਾ ਕਾ ਨਾਮ ਲਿਖ। ਮਜਨੂ ਸਾਹਿਬ ਕਹਿੰਦੇ, ਖੁਦਾ ਕੌਣ ਹੈ? ਮੌਲਵੀ ਨੇ ਕਿਹਾ, ਜਿਸੇ ਲਾਏ ਲਾ ਕੇ ਤੇ। ਮਜਨੂ ਸਾਹਿਬ ਕਹਿੰਦੇ, ਵੋਹੀ ਤੋ ਮੈਂ ਲਿਖ ਰਿਹਾ। ਵੋ ਕਹਿੰਦਾ, ਤੂੰ ਤੋ ਲੈਲਾ ਲਿਖਦਾ? ਕਹਿੰਦਾ, ਨਹੀਂ, ਆਪ ਲਾਏ ਲਾ ਕੇ ਤੇ ਹੋ, ਮੈਂ ਲਾਏ ਲਾ ਕੇ ਤਾ। ਆਪ ਲਾਏ ਲਾ ਕੇ ਤੇ, ਮੈਂ ਲਾਏ ਲਾ ਕੇ ਤਾ। ਖੁਦਾ ਨੇ ਖੁਸ਼ ਹੋ ਕੇ ਫਰਿਸ਼ਤੋਂ ਕੇ ਹੱਥ ਪੈਗਾਮ ਦਿਆ, ਮਜਨੂ ਕੋ ਬੁਲਾ ਕਰ ਲਾਓ। ਮਜਨੂ ਸਾਹਿਬ ਕਿਆ ਜਵਾਬ ਦਿੱਤੇ ਹੈ? ਫਰਿਸ਼ਤੇ ਜਾ ਕਹਾ ਮਜਨੂ, ਤੁਝੇ ਅੱਲਾ ਬੁਲਾਤਾ ਹੈ। ਫਰਿਸ਼ਤੇ ਜਾ ਕਹਾ ਮੀਏ ਮਜਨੂ, ਮਜਨੂ ਤੁਝੇ ਅੱਲਾ ਬੁਲਾਤਾ ਹੈ। ਮਜਨੂ ਸਾਹਿਬ ਕਹਿੰਦੇ, ਕਿਆ ਵੋ ਮੁਝੇ ਦੇਖਣਾ ਚਾਹਤਾ ਹੈ? ਕਿਆ ਵੋ ਮੁਝੇ ਦੇਖਣਾ ਚਾਹਤਾ ਹੈ? ਮਜਨੂਨ ਕੇ ਪਾਸ ਕਿਉਂ ਜਾਏ? ਮਜਨੂਨ ਕੇ ਪਾਸ ਕਿਉਂ ਜਾਏ? ਅਗਰ ਖੁਦਾ ਕੋ ਜ਼ਰੂਰਤ ਹੈ ਤੋ ਲੈਲਾ ਬਣ ਕੇ ਆ ਜਾਏ। ਇਸ਼ਕ ਵਾਲੇ ਵੇੜੇ ਵੇੜੇ, ਇਸ਼ਕ ਵਾਲੇ ਵੇੜੇ, ਇਸ਼ਕ ਵਾਲੇ ਵੇੜੇ ਵੇੜੇ, ਇਸ਼ਕ ਵਾਲੇ ਵੇੜੇ, ਇਸ਼ਕ ਵਾਲੇ ਪੱਤੇ ਉੱਤੇ ਤੇਰਾ ਨਾਂ ਲਿਖਵਾਇਆ ਵੇ। ਪੱਤੇ ਪੱਤੇ ਉੱਤੇ ਤੇਰਾ ਨਾਂ ਲਿਖਵਾਇਆ, ਪੱਤੇ ਪੱਤੇ ਉੱਤੇ ਤੇਰਾ ਨਾਂ ਲਿਖਵਾਇਆ। ਉਹਨੂੰ ਸਾਂਭ ਸਾਂਭ ਕੇ ਰੱਖਣਾ ਵੇ ਸੌਦਾ ਇੱਕੋ ਜਿਹਾ, ਇਹ ਦਿਲ ਦੇਣਾ ਤੇ ਦਿਲ ਮੰਗਣਾ ਵੇ ਸੌਦਾ। ਬਜ਼ੁਰਗੋਂ ਨੇ ਇੱਕ ਜੈਸਾ ਕੀਆ ਹੈ। ਬਾਬਾ ਨਾਨਕ ਜੀ ਆਏ, ਤੇਰਾ ਤੇਰਾ ਤੋਲ ਗਏ, ਗੁਰੂ ਕੇ ਨਾਮ ਪਰ ਤੇਰਾ ਤੇਰਾ ਤੋਲ ਗਏ, ਸੌਦਾ ਇੱਕ ਜੈਸਾ ਕਰ ਦਿਆ। ਗੁਰੂ ਗੋਬਿੰਦ ਸਿੰਘ ਦੇਸ਼ ਕੀ ਖਾਤਰ, ਧਰਮ ਬਚਾਣੇ ਕੀ ਖਾਤਰ, ਏਕਤਾ ਕੀ ਖਾਤਰ ਆਪਣਾ ਪਰਿਵਾਰ ਸਾਰਾ ਲੁਟਾ ਦਿਆ, ਸੌਦਾ ਇੱਕ ਜੈਸਾ ਕਰ ਗਿਆ। ਖਵਾਜਾ ਗੁਲਾਮ ਫਰੀਦ ਬਹੁਤ ਸੂਫੀ ਫਕੀਰ ਥੇ। ਵੋ ਕਿਆ ਕਰਿਆ ਕਰਤੇ ਥੇ? ਵੋ ਜਿਸ ਸੂਰਤ ਕੋ ਦੇਖਣਾ ਕਹਿਣਾ ਵਾਹ ਪਰਵਰਦੇਗਾਰ ਅੱਲਾ ਤਾਲਾ, ਯੇ ਸੂਰਤੇ ਕਹਾਂ ਪਰ ਬੈਠ ਕਰ ਬਣਾਤਾ ਹੈ, ਏਕ ਦੂਸਰੇ ਸੇ ਮਿਲਨੇ ਨਹੀਂ ਦੇਤਾ। ਤਾਂ ਕੋਈ ਆਕਰ ਕਹਿਣੇ ਲਗਾ, ਬਾਬਾ ਸਾਰਾ ਦਿਨ ਸੂਰਤਾਂ ਹੀ ਦੇਖਾ ਕਰਤਾ ਹੈ, ਉਨਕੀ ਇਬਾਦਤ ਵੀ ਕਰਤਾ ਹੈ। ਤੋ ਆਪ ਕਹਿਣੇ ਲਗਾ, ਭਈਆ ਮੈਂ ਵੋ ਲੱਕੜੀ ਕੇ ਤਸਬੀ ਕੇ ਦਾਣੇ ਨਹੀਂ ਗਿਣਤਾ, ਮੇਰੀ ਤਸਬੀ ਕੇ ਦਾਣੇ ਕੌਣ ਹੈ? ਯੇ ਜਿਤਨੀ ਅੱਛੀ ਸੂਰਤੋਂ ਵਾਲੇ ਹੈ ਮੇਰੀ ਤਸਬੀ ਕੇ ਦਾਣੇ ਹੈ। ਯੇ ਜੋ ਖੁਦਾ ਕੀ ਸੂਰਤੇ ਬਣਾਈ ਹੈ, ਜਿਤਨੀ ਅੱਛੀ ਸੂਰਤੋਂ ਵਾਲੇ ਹੈ ਮੇਰੀ ਤਸਬੀਹ ਕੇ ਦਾਣੇ ਹੈ, ਨਿਗਾਹੋਂ ਮੇਂ ਫਿਰਤੇ ਰਹਤੇ ਹੈ ਇਬਾਦਤ ਹੋਤੀ ਜਾਤੀ। ਤੋ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ, ਬੁੱਲਿਆ ਓਏ ਮੰਦਰ ਢਾ ਮਸੀਤਾਂ ਢਾ, ਢਾ ਦੇ ਜੋ ਕੁਝ ਢਹਿੰਦਾ, ਪਰ ਇੱਕ ਨਾ ਢਾਵੀਂ ਦਿਲ ਬਦੇ ਦਾ ਮੇਰਾ ਰੱਬ ਦਿਲਾਂ ਵਿੱਚ ਰਹਿੰਦਾ। ਬੁੱਲਿਆ ਰੱਬ ਦਾ ਨਾਂ ਭਵੇਂ ਲਓ ਨਾ ਲਓ, ਪਰਾਈ ਸੂਰਤ ਨੂੰ ਵੇਖ ਕੇ ਰਾਜ਼ੀ ਤਾਂ ਰਹੋ, ਹਰ ਸੂਰਤ ਵਿੱਚ ਆਵੇ ਯਾਰ। ਜਦੋਂ ਇਹ ਬਾਤ ਹੋਈ, ਬੰਦਾ ਲਾਜਵਾਬ ਹੋ ਗਿਆ, ਆਪਣੀ ਜਗ੍ਹਾ ਪਰ ਜਾ ਬੈਠਾ। ਫਕੀਰ ਆਗੇ ਬੜ ਗਏ, ਆਸ ਤਾਂ ਮੈਨੂੰ ਫਕੀਰ ਦੇਖਤੇ ਕਿਆ ਹੈ, ਬਹੁਤ ਹੀ ਖੂਬਸੂਰਤ ਲੜਕੀ ਆਪਣੇ ਮਹਿਲੋਂ ਮੇ ਬਾਲ ਸਕਾ ਰਹੀ। ਉਸ ਫਕੀਰ ਕੀ ਨਜ਼ਰ ਉਸ ਬੱਚੀ ਕੀ ਤਰਫ ਚਲੀ ਗਈ, ਕਹਿਣੇ ਲਗਾ, ਵਾਹ ਪਰਵਰਦੇਗਾਰ ਅੱਲਾ ਤਾਲਾ, ਇਸ ਬੱਚੀ ਕੋ ਬਣਾ ਕਰ ਉੱਪਰ ਸੇ ਅਭੀ ਭੇਜ ਰਹਾ ਹੈ, ਯੇ ਕਿਤਨੀ ਖੂਬਸੂਰਤ ਹੈ, ਕਹਾਂ ਪਰ ਬੈਠ ਕਰ ਬਣਾ ਰਹਾ ਥਾ। तमाम दुनिया देखने लग पड़ी कि फकीर एक लड़की के मजाक कर रहा है, वो अपनी इबादत कर रहा है, तो दुनियादारी ने समझा कि मजाक कर रहा है। उससे औरत ने अपने मालिक को कहा, अरे मेरे मालिक नीचे देखो, फकीर मेरा मजाक उड़ा रहा है, तमाम दुनिया देख रही है। सौदा एक जैसा होने लगा। उसका मालिक जल्दी जल्दी सीढ़ियों से नीचे आया, फकीर के 5-7 जूते लगा दिए। तो फकीर फिर हंसे, कहने लगे, वाह परवरदिगार अल्लाह, ये भी तेरी सूरत भेजी आई थी। ऐ परवरदिगार अल्लाह ताला, जो तेरी सूरत को प्यार करते हैं उनको जूते पड़ते हैं, मेरा की है गरीब दा जाना तके पैने तेरे नाम नु। फकीर की फरियाद सुनी गई। जब वो सीढ़ियां चढ़कर जा रहा था, पैर पिसला, गशका कर नीचे आन गिरा और खत्म हो गया। नीचे आन गिरा, खत्म हो गया। उस औरत ने शोर मचा दिया, रे लोगों, इस फकीर ने मेरा मालिक मार दिया है। तमाम लोगों ने पकड़ लिया, बाबा इस औरत का मालिक तूने मारा है? तो आप कहने लगा, भैया मैं कौन हूं मारने वाला, ये तो मालिको मालिकों का झगड़ा हुआ है। सभी हैरान परेशान के, बाबा मालिकों मालिकों का कैसा झगड़ा हो गया? वो बोलने लगे, बेटा ये औरत का मालिक था, मेरा भी तो कोई मालिक है। बाबा क्या हुआ, ये सौदा एक जैसा हुआ, कैसे हुआ? तो कहने लगे, हिस्सेदार जो मालिक आया, हिस्सेदार जो मालिक आया, मेरे सर में जूते लगा। सिर में जूते लगा।